ਪਾਈ ਜਾਂਦਾ ਲੋਟ ਅਸੀਂ ਜਦੋਂ ਦੀ ਤੱਕੀਏ ਸੱਚੇ ਪਾਤਸ਼ਾਹ ਦੀ ਓਟ ਮੱਥੇ ਵੇਖ ਕੇ ਕਿਸੇ ਨੂੰ ਪਾਉਂਦੇ ਵੱਟ ਨੀ ਵੇਖ ਕੇ ਕਿਸੇ ਨੂੰ ਪਾਉਂਦੇ ਵੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਯਾਰ ਵੀ ਕਿਸੇ ਦੇ ਨਾਲੋਂ ਘੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਯਾਰ ਵੀ ਕਿਸੇ ਦੇ ਨਾਲੋਂ ਘੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਮਹਿਫਲਾਂ ਸਜਾਈ ਲੈਨੇ ਆ ਮੰਜੀ ਵਾੜ ਦੀ ਠੇਕੇ ਦੇ ਮੂਹਰੇ ਢਾਈ ਬਹਿਨੇ ਆ ਉਹ ਸ਼ਾਮਾਂ ਪੈਂਦੀਆਂ ਤੇ ਮਹਿਫਲਾਂ ਸਜਾਈ ਲੈਨੇ ਆ ਮੰਜੀ ਵਾੜ ਦੀ ਠੇਕੇ ਦੇ ਮੂਹਰੇ ਢਾਈ ਬਹਿਨੇ ਆ ਉਹ ਮੂਨਾ ਬੋਤਲਾਂ ਦੇ ਡੱਟਦੇ ਏ ਪੱਟਨੀ ਬੋਤਲਾਂ ਦੇ ਡੱਟਦੇ ਏ ਪੱਟਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਯਾਰ ਵੀ ਕਿਸੇ ਦੇ ਨਾਲੋਂ ਘੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਯਾਰ ਵੀ ਕਿਸੇ ਦੇ ਨਾਲੋਂ ਘੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਰੱਖੀ ਤਾਕੀ ਵਿੱਚੋਂ ਨੋਕ ਬਾਹਰ ਨੂੰ ਬੰਦੂਕ ਦੀ ਗੱਡੀ ਰੋੜੀ ਉੱਤੇ ਸੱਪਣੀ ਤੇ ਵਾਂਗੂ ਸ਼ੂਕ ਦੀ ਰੱਖੀ ਤਾਕੀ ਵਿੱਚੋਂ ਨੋਕ ਬਾਹਰ ਨੂੰ ਬੰਦੂਕ ਦੀ ਗੱਡੀ ਰੋੜੀ ਉੱਤੇ ਸੱਪਣੀ ਤੇ ਵਾਂਗੂ ਸ਼ੂਕ ਦੀ ਨਹੀਂ ਚੁੱਕਦਾ ਜ਼ਮਾਨੇ ਮੂਹਰੇ ਜੱਟ ਨੀ ਚੁੱਕਦਾ ਜ਼ਮਾਨੇ ਮੂਹਰੇ ਜੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਯਾਰ ਵੀ ਕਿਸੇ ਦੇ ਨਾਲੋਂ ਘੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਯਾਰ ਵੀ ਕਿਸੇ ਦੇ ਨਾਲੋਂ ਘੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਦਾਦੇ ਲਾਉਂਦਾ ਆਇਆ ਪਿਰਤੀ ਕਦੇ ਮੌਤ ਮੂਰੇ ਮੁੱਛ ਨਾ ਚੁਕਾਉਂਦਾ ਪਿਰਤੀ ਜਾਨ ਯਾਰੀ ਪਿੱਛੇ ਦਾਦੇ ਲਾਉਂਦਾ ਆਇਆ ਪਿਰਤੀ ਕਦੇ ਮੌਤ ਮੂਰੇ ਮੁੱਛ ਨਾ ਚੁਕਾਉਂਦਾ ਪਿਰਤੀ ਦੇਦਾ ਵਾਣ ਵਾਂਗੂ ਵੈਰੀਆਂ ਨੂੰ ਵੱਟ ਨੀ ਵਾਣ ਵਾਂਗੂ ਵੈਰੀਆਂ ਨੂੰ ਵੱਟ ਨੀ ਸ਼ਰੀਕਾਂ ਦੀ ਜੇ ਬੱਲੇ ਬੱਲੇ ਆ ਯਾਰ ਵੀ ਕਿਸੇ ਦੇ ਨਾਲੋਂ